ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਲੋਕ ਮਹਲਾ ਤੀਜਾ ਸੇਖਾ ਚੌ ਚੱਕਿਆ ਚੌ ਵਾਇਆ ਇਹੋ ਮਨ ਏਕਤ ਘਰ ਆਣ ਇਹੜ ਤੇਹੜ ਛੱਡ ਤੂੰ ਗੁਰ ਕਾ ਸ਼ਬਦ ਪਛਾਣ ਸਿੱਖ ਚੌ ਚੱਕਿਆ ਚੌ ਵਾਇਆ ਇਹ ਮਨ ਏਕਤ ਘਰ ਆਣ ਇਹੜ ਤੇਹੜ ਛੱਡ ਤੂੰ ਗੁਰ ਕਾ ਸ਼ਬਦ ਪਛਾਣ ਸਤਿਗੁਰ ਅੱਗਾ ਤਹ ਪਾਉ ਸਭ ਕਿਸ ਜਾਣ ਜਾਣ ਆਸਾ ਮਨਸਾ ਜਲਾਏ ਤੂੰ ਹੋਏ ਰਹੋ ਮਿਹਮਾਨ ਸਤਿਗੁਰ ਕਾ ਭਾਣ ਭੀ ਚੱਲਾ ਤਾਂ ਦਰਗਾਹ ਪਾਵਹਿ ਮਾਣ ਨਾਨਕ ਜੇ ਨਾਮ ਨ ਚੇਤਨੀ ਤਿਨ ਧਿਗ ਪਹਿਨਣ ਧਿਗ ਖਾਣ ਮਹੱਲਾ ਤੀਜਾ ਹਰ ਗੁਣ ਟੋਟ ਨ ਆਵਈ ਕੀਮਤ ਕਹਿਣ ਨਾ ਜਾਏ ਨਾਨਕ ਗੁਰਮੁਖ ਹਰ ਗੁਣ ਰਵਹੇ ਗੁਣ ਮਹ ਰਹੈ ਸਮਾਏ ਪੌੜੀ ਹਰ ਚੋਲੀ ਦੇਹ ਸਵਾਰੀ ਕੱਢ ਪੈਦੀ ਭਗਤ ਕਰ ਹਰ ਪਾਠ ਲੱਗਾ ਅਦਕਾਈ ਬਹੁ ਬਹੁ ਵੇਦ ਭਾਤ ਕਰ ਕੋਈ ਬੂਜਾ ਬੂਜਣ ਹਾਰਾ ਅੰਤਰ ਬਬੇਕ ਕਰ ਸੋ ਬੂਜਾ ਇਹੋ ਬਬੇਕ ਜਿਸ ਬੁਝਾਈ ਆਪ ਹਾਰ ਜਨ ਨਾਨਕ ਕਹੈ ਵਿਚਾਰ ਗੁਰਮੁਖ ਹਾਰ ਸਤ ਹਾਰ ਬਵੇਕ ਜਿਸ ਬੁਝਾਏ ਆਪ ਹਾਰ ਜਨ ਨਾਨਕ ਕਾ ਵਿਚਾਰ ਗੁਰਮੁਖ ਹਾਰ ਸਤ ਹਾਰ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਲੋਕ ਮਹੱਲਾ ਤੀਜਾ। ਸਿੱਖ ਚੌ ਚੱਕਿਆ ਚੌ ਵਾਇਆ, ਇਹ ਮਨ ਇਕਤ ਘਰ ਆਣ, ਇਹੜ ਤੇਹੜ ਛੱਡ ਤੂੰ, ਗੁਰ ਕਾ ਸ਼ਬਦ ਪਛਾਣ। ਸੋਰਠ ਕੀ ਵਾਰ ਪੌੜੀ 11ਵੀਂ ਸਲੋਕਾਂ ਨਾਲ।